ਆਇਆ ਨਾ ਸੱਚ ਤੇ ਸਾਦਾ ਵਾੜ ਦੀਏ ਸੱਚ ਤੇ ਸਾਦਾ ਵਾੜ ਦੀਏ ਅੱਜ ਗਲਤੀ ਹੋ ਗਈ ਭਾਰੀ ਨੀ ਨਾ ਨਾ ਕਰਦਾ ਯਾਰਾਂ ਨੂੰ ਮੈਂ ਪਾਗਲ ਦੀ ਗਿਆ ਸਾਰੀ ਨੀ ਕੋਈ ਸ਼ਰਾਬੀ ਨੀ ਮੈਂ ਰੋਜ਼ ਪੀੜਦਾ ਆਦੀ ਨਹੀਂ ਅੰਗਰੇਜ਼ੀ ਛੱਡ ਤੂੰ ਆ ਮਿੱਤਰਾ ਫਿਰ ਦੇਸੀ ਨੂੰ ਮੂਲਾ ਮਿੱਤਰਾ ਆ ਮਿੱਤਰਾ ਆ ਮਿੱਤਰਾ ਆ ਵੱਟ ਕਟਾ ਦੂੰ ਸਾਰੇ ਨੀ ਕਟਾ ਦੂੰ ਸਾਰੇ ਨੀ ਜੰਨਤ ਦੀ ਮਾਰੀ ਉਡਾਰੀ ਨੀ ਨੀ ਨੀ ਨੀ ਨੀ ਨਾ ਨਾ ਕਰਦਾ ਯਾਰਾਂ ਨੂੰ ਮੈਂ ਬੋਤਲ ਪੀ ਗਿਆ ਸਾਰੀ ਨੀ ਨਾ ਨਾ ਕਰਦਾ ਯਾਰਾਂ ਨੂੰ ਮੈਂ ਬੋਤਲ ਪੀ ਗਿਆ ਸਾਰੀ ਨੀ ਸੋ ਖਾਲੀ ਦਾਰੂ ਦੀ ਯਾਰੋ ਦਾਰੂ ਨਾ ਪੀਣੀ ਹੁਣ ਯਾਰੋ ਹੁਣ ਯਾਰੋ ਹੁਣ ਯਾਰੋ ਪੀ ਕੇ ਸੁਧ ਬੁਧ ਖੋ ਜਾਵੇ ਸੁਧ ਬੁਧ ਖੋ ਜਾਵੇ ਨਿਤਿਆਣ ਦੀ ਨਵੀਂ ਗਰਾਰੀ ਨੀ ਹੰਨਾ ਨਾ ਕਰਦਾ ਯਾਰਾਂ ਨੂੰ ਮੈਂ ਬੋਤਲ ਪੀ ਗਿਆ ਸਾਰੀ ਨੀ ਹੰਨਾ ਨਾ ਕਰਦਾ ਯਾਰਾਂ ਨੂੰ ਮੈਂ ਬੋਤਲ ਪੀ ਗਿਆ ਸਾਰੀ ਨੀ